ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਬ ਜਰੀਐ ਤਬ ਹੋਏ ਭਸਮ ਤਨ, ਰਹੈ ਕਿਰਮ ਦਲ ਖਾਈ। ਕਾਚੀ ਗਾਗਰ ਨੀਰ ਪਰਤ ਹੈ, ਯਾ ਤਨ ਕੀ ਇਹ ਬਡਾਈ। ਜਬ ਜਰੀਐ ਤਬ ਹੋਏ ਭਸਮ ਤਨ, ਰਹੈ ਕਿਰਮ ਦਲ ਖਾਈ। ਕਾਚੀ ਗਾਗਰ ਨੀਰ ਪਰਤ ਹੈ, ਯਾ ਤਨ ਕੀ ਇਹ ਬਡਾਈ। ਕਾਹੇ ਭਈਆ ਫਿਰ ਤੋ ਫੂਲਿਆ ਫੂਲਿਆ, ਜਬ ਦਸ ਮਾਸ ਉਰਦ ਮੁਖ ਰਹਿਤਾ, ਸੋ ਦਿਨ ਕੈਸੇ ਭੂਲਿਆ। ਰਹਾਉ ਜਿਉ ਮਧ ਮਾਖੀ ਤਿਉ ਸਠੋਰ ਰਸ, ਜੋਰ ਜੋਰ ਧਨ ਕੀਆ। ਮਰਤੀ ਬਾਰ ਲੇਹੋ ਲੇਹੋ ਕਰੀਐ, ਭੂਤ ਰਹਿਣ ਕਿਉ ਦੀਆ। ਦੇਹਰੀ ਲਓ ਬਰੀ ਨਾਰ ਸੰਗ ਭਈ, ਆਗੈ ਸੱਜਣ ਸੁਹੇਲਾ। ਮਾਰ ਘਾਟ ਲਾਓ ਸਭ ਲੋਗ ਕੁਟੰਬ ਭਇਓ, ਆਗੈ ਹੰਸ ਅਕੇਲਾ। ਕਹਿਤ ਕਬੀਰ ਸੁਨਹੋ ਰੇ ਪ੍ਰਾਣੀ, ਪਰੇ ਕਾਲ ਗ੍ਰਾਸ ਕੂਆ। ਝੂਠੀ ਮਾਇਆ ਆਪ ਬੰਧਾਇਆ, ਜਿਉ ਨਲਨੀ ਭ੍ਰਮ ਸੂਆ। ਕਹਿਤ ਕਬੀਰ ਸੁਨਹੋ ਰੇ ਪ੍ਰਾਣੀ, ਪਰੇ ਕਾਲ ਗ੍ਰਾਸ ਕੂਆ। ਝੂਠੀ ਮਾਇਆ ਆਪ ਬੰਧਾਇਆ, ਜਿਉ ਨਲਨੀ ਭ੍ਰਮ ਸੂਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਬ ਜਰੀਐ ਤਬ ਹੋਏ ਭਸਮ ਤਨ, ਰਹੈ ਕਿਰਮ ਦਲ ਖਾਈ। ਕਾਚੀ ਗਾਗਰ ਨੀਰ ਪਰਤ ਹੈ, ਯਾ ਤਨ ਕੀ ਇਹ ਬਡਾਈ। ਰਾਗ ਸੋਰਠ ਬਾਣੀ ਭਗਤ ਕਬੀਰ ਜੀ ਕੀ।